ਅੱਜ ਤੂੰ ਜ਼ਿਆਦਾ ਪੀਲੀ, ਸੁੱਕੀ ਟੈਂਕੀ ਹੋ ਗਈ ਗਿੱਲੀ। ਅੱਜ ਤੂੰ ਜ਼ਿਆਦਾ ਪੀਲੀ, ਸੁੱਕੀ ਟੈਂਕੀ ਹੋ ਗਈ ਗਿੱਲੀ। ਘਰ ਨੂੰ ਹੈ ਜਾਣਾ, ਸੋਚ ਲੈ ਬਹਾਨਾ, ਤੂੰ ਸੌ ਮਤ ਜਾਣਾ, ਤੈਨੂੰ ਨੀਂਦ ਤਾਂ ਨੀ ਆਈ। ਤੂੰ ਓਕੇ ਹੈ ਨਾ ਭਾਈ, ਤੂੰ ਓਕੇ ਹੈ ਨਾ ਭਾਈ, ਤੂੰ ਨੇ ਜ਼ਿਆਦਾ ਹੀ ਚੜ੍ਹਾਈ। ਤੂੰ ਓਕੇ ਹੈ ਨਾ ਭਾਈ, ਖੁਦ ਹੀ ਪੀਏਗਾ ਕਿਆ, ਮੁਝ ਕੋ ਤੋ ਦੇ, ਖਾਲੀ ਹੈ ਗਲਾਸ ਮੇਰਾ ਪੂਰਾ ਭਰ ਦੇ। ਖੁਦ ਹੀ ਪੀਏਗਾ ਕਿਆ, ਮੁਝ ਕੋ ਤੋ ਦੇ, ਮੈਨੇ ਜ਼ਿਆਦਾ ਪੀਲੀ, ਸੁੱਕੀ ਟੈਂਕੀ ਹੋ ਗਈ ਗਿੱਲੀ। ਲੱਗ ਰਿਹਾ ਹੈ ਐਸਾ ਗੋਲ ਗੋਲ ਘੁੰਮ ਰਹੀ ਹੈ ਦਿੱਲੀ। ਤੂੰ ਮੁਝਕੋ ਸਮਝਨਾ ਭਾਈ, ਥੋੜੀ ਥੋੜੀ ਕਰਕੇ ਤੂਨੇ ਪਿਲਾਈ, ਘਰ ਪੇ ਅਗਰ ਸਮੈਲ ਵੀ ਆਈ ਤੋ ਆਜ ਹੋਗੀ ਮੇਰੀ ਥੁਕਾਈ। ਪਾਪਾ ਤੋਂ ਲੈ ਕੇ ਚੜ ਜਾਏਂਗੇ ਮੁਝ ਪੇ ਬੋਰੀ ਬਿਸਤਰਾ, ਪਿਛਲੀ ਵਾਰ ਵੀ ਕਲਾਸ ਹੋਈ ਥੀ ਕਿਆ, ਬਤਾਊ ਕਿਸ ਤਰ੍ਹਾਂ ਵਿਸ਼ਵਾਸ ਹੈ ਮੁਝਕੋ ਤੇਰੇ ਪੇ ਭਾਈ, ਤੇਰੀ ਦੋਸਤੀ ਤਾਰੇਗੀ, ਪਰ ਅਗਰ ਮੈਂ ਪਕੜਾ ਗਿਆ ਤੋ ਭਾਈ ਮੰਮੀ ਮਾਰੇਗੀ। ਕਿੱਥੇ ਘੁਮਾਵਾਂ ਮੈਂ ਹੁਣ ਤੈਨੂੰ ਲੈ ਕੇ, ਦੱਸ ਕਿੱਥੇ ਜਾਵਾਂ ਮੈਂ ਪਾੜੀ ਓਵਰ ਵੀਰੇ, ਕਿੱਥੇ ਘੁਮਾਵਾਂ ਮੈਂ। ਨਹੀਂ ਮੰਨੀ ਮੇਰੀ ਗੱਲ, ਹੁਣ ਆਪੇ ਕੱਢ ਹੱਲ, ਤੈਨੂੰ ਬੋਲੇ ਅਸੀਂ ਮੈਂ ਨਾ ਵੇਖ ਬੋਤਲਾਂ ਦੇ ਵੱਲ, ਰੱਬ ਜਾਣਦਾ ਹੈ ਅੱਜ ਤੇਰੀ ਹੋਣੀ ਏ ਡੁਕਾਈ। ਤੂੰ ਓਕੇ ਹੈ ਨਾ ਭਾਈ, ਤੂੰ ਓਕੇ ਹੈ ਨਾ ਭਾਈ, ਤੂੰ ਨੇ ਜ਼ਿਆਦਾ ਹੀ ਚੜ੍ਹਾਈ। ਤੂੰ ਓਕੇ ਹੈ ਨਾ।